ਮਨ ਕੀ ਰਤੌਲਕ ਜਾਣਦੇ ਆ ਤੁਸੀਂ ਆ ਗਿਆ ਜੀ ਉਹੀ ਬਿਲੋਟੇ ਗੱਲਾਂ ਕਹਿ ਰਹਾ ਯੂ ਤੂੰ ਸ਼ਾਮ ਦੇਖ ਕੇ ਹੱਥ ਪਾ ਲਈ ਨਾ ਤੂੰ ਆਮ ਦੇਖ ਕੇ ਗੱਲਾਂ ਕਹਿ ਰਹਾ ਯੂ ਤੂੰ ਸ਼ਾਮ ਦੇਖ ਕੇ ਹੱਥ ਪਾ ਲਈ ਨਾ ਤੂੰ ਆਮ ਦੇਖ ਕੇ ਨਹੀਂ ਡੀਸੀਆਂ ਦੀ ਦਿੰਦਾ ਧਮਕੀ ਨਹੀਂ ਉਹ ਡੀਸੀਆਂ ਦੀ ਦਿੰਦਾ ਧਮਕੀ ਇੰਨੀ ਮਾੜੀ ਨੀ ਉਹ ਸੋਚ ਜੱਟ ਦੀ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਦਿਲਾਂ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਦਿਲਾਂ ਵਿੱਚੋਂ ਫੋਨ ਆਜ਼ਾਦੀ ਵੇਲੇ ਤੋਂ ਆ ਲਿਖੀ ਜਾਵਦੀ 47 ਤੋਂ ਆ ਲਿਖੀ ਜਾਵਦੀ ਸਰਕਾਰੀ ਰਫਲਾਂ ਤੇ ਗੋਤ ਜੱਟ ਦੀ ਹੈਲੋ ਦਿਲਾਂ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਦਿਲਾਂ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਓਕੇ ਆ ਗਿਆ ਏ ਉਹੀ ਬਿਲੋ ਟੈਮ ਫਿਕਰ ਨਾ ਕਰੀ ਬਿਲੋ ਰੇ ਨਾ ਮੈਂ ਅਕੇ ਨਕਲ ਮਾਰ ਦੇ ਦੇਖੇ ਡੂ ਇਹ ਸੱਚੇ ਯਾਰ ਨੇ ਹਮੇਸ਼ਾ ਮੇਰੇ ਨਾਲ ਰਹਿਣਗੇ ਵੈਰੀ ਤੇ ਗਦਾਰਾਂ ਦੀ ਯਾਰਾ ਮੈਨੂੰ ਕੋਈ ਥੋੜ ਨੀ ਫਜ਼ੂਲ ਦੇ ਪੰਗੇ ਮੇਰੇ ਨਾਲ ਲੈਣ ਦੀ ਕੋਈ ਲੋੜ ਨੀ ਦੀਪ ਨੂੰ ਫੋਨ ਕਰਾਂ 100 ਬੰਦੇ ਆਣ ਇੱਕ ਹੋਰ ਕਰਾਂ ਆਜੂਗਾ ਤੂਫਾਨ ਚੱਕਮੀਆਂ ਆਤਾਂ ਤੇ ਚੱਕਵੇ ਜੋ ਸ਼ੌਂਕ ਦੁਨੀਆ ਮੈਂ ਦੇਖ ਲਈ ਇਟਸ ਟਾਈਮ ਟੂ ਬ੍ਰਿੰਗ ਇਟ ਹੋਮ ਕੱਦ ਮੇਰਾ ਛੋਟਾ ਪਰ ਉੱਚੀ ਮੇਰੀ ਪੌਂਡ ਸੋ ਪਰਖੀ ਨਾ ਯਾਰਾ ਕਸ ਦਿਸ ਇਜ਼ ਵਾਟ ਯੂ ਵਾਂਟ ਮੇਰੇ ਬੈਲੀਆਂ ਦੇ ਪੀਰ ਨੇ ਸਾਡੇ ਤਾਕੜੇ ਜੇ ਯਾਰ ਨੇ ਚਲਾਉਣ ਫੇਸਬੁੱਕ ਅੰਦਰੋਂ ਬੜੇ ਜੇਲਾਂ ਦੇ ਸ਼ਿੰਗਾਰ ਨੇ ਚਲਾਉਣ ਫੇਸਬੁੱਕ ਅੰਦਰੋਂ ਬੜੇ ਜੇਲਾਂ ਦੇ ਸ਼ਿੰਗਾਰ ਨੇ ਇੱਕ ਝਟਕੇ ਨਾ ਕੱਢ ਦੇਣਗੇ ਇੱਕ ਝਟਕੇ ਨਾ ਕੱਢ ਦੇਣਗੇ ਨਾ ਨਾ ਬਣ ਜੀ ਨਾ ਮੋਚ ਜੱਟ ਦੀ ਜੇਲਾਂ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਦਿਲਾਂ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਆ ਗਿਆ ਨੀ ਉਹੀ ਬਿਲੋ ਟੈਮ ਪਹੁੰਚ ਜੱਟ ਦੀ।